ਕਿਸੇ ਦਵੇ ਕਰੀ ਨਵੇਂ ਐਵੇਂ ਇਤਬਾਰ ਅਨਕਬ ਬਣ ਕੇ ਵੇ ਰਹਿਣ ਅਵਜ਼ਾਰ ਕਰ ਦਿਨ ਚੈੱਕ ਸਾਡਾ ਕੀ ਕਾਰੋਬਾਰ ਚੈੱਕ ਤੇਰੀ ਕੈਂਡੀ ਮੈਨੂੰ ਸਵੀਟ ਡਾਂ ਆ ਜਾਵੇ ਮੇਰੇ ਵੇ ਤੂੰ ਬੈਕ ਯਾਰ ਤਾਂਦੀ ਵੇ ਬਾਰਬੀ ਕਿ ਟਿੱਕੇ ਕਬਾਬ ਕਰਦੇ ਰਿਵਰਸ ਵੇ ਆ ਕੇ ਦੇ ਬਾਸ ਸਾਡੀ ਤੇ ਬੈਟਰੀ ਹੋ ਗਈ ਹੈ ਚਾਰਜ ਮੁੰਡਾ ਦੀ ਹੈ ਕਿ ਤਾਂ ਮੈਂ ਇੰਚਾਰਜ ਸਾਡਾ ਵੇ ਡਿਫਰੈਂਟ ਵੱਖਰਾ ਕਲਾਸ ਆਪਣੀ ਕੰਪਨੀ ਦਾ ਮੈਂ ਬਾਸ ਸਾਡੇ ਵੇ ਬੈਂਕ ਚ ਆਲ ਕਰੰਸੀਸ ਸੋਰਸ ਆਫ ਮਾਈ ਇਨਕਮ ਇਜ਼ ਆਲ ਓਵਰਸੀਸ ਸਾਡੀ ਬੈਲੈਂਸੀਆਗਾ ਦੀ ਵੇ ਸ਼ਰਟ ਮੈਨੂੰ ਕਿਉਂ ਮੇਕੇ ਜਿਵੇਂ ਤੂੰ ਪਲੀਜ਼ My prayer, I lock up my second religion. San Valentino, my little toe in the kitchen. Look at the flick of the wrist, bought me whipping. Lying, no mercy, no rain, and I can't get. I ain't put none of my trust in these niggas. I can't put none of my trust in these bitches. Okay, please tell me who these little niggas are. Chopper from Pakistan, shit on you nigga. I keep it 100, won't switch on my nigga. Don't talk to young Yego if you know they figure. Tell that little nigga to get out of his feelings. I want a mercy and I want a million. The bad of my bitch, I blame mommy, she killin'. She tell me that she don't feel none of these niggas. I'm dealing with two faces every day. Ni puri ve industry kardi portray. Mera te style unique and illegal. How do you like my Punjabi bilingual? The career double without the casino. Lord of the Rings, dame la que tus migo. Chilavi, el Lambo, este Bentley, Bugatti. Inadi creative, ni levels, ni khali. Mi hunja ve pherange, jime tsunami. Deposit the page, Cameron Durrani. Mi chavi, in Paris, Miami, Karachi. Remy, the fancy, na shopping, it heavy. Remember, original, you are a copy. Call me the brand new General Gaddafi. Down on the block now. On the block now. Down on the block now.